ಹಾಯ್ ಹಾಯ್, ಏನು ಸುಂದ ಮೇರಿ. ವೇ ಪುತ್ ಬ್ಯಾಕರಾಲೆ ಕನ್ನು ಕರ್ಮ ಬಾಳ ಸಮಾರೋಳ್ತಾ. ಓ ಮಾತಾ, ਵਿਆਹ ਵੀ ਕਰਾ ਲਾਂਗੇ, ਨਾਲੇ ਪਿੰਡ ਤੁਹਾਡੇ 'ਚ ਇਹੋ ਜਿਹੀ ਕੋਈ ਕੁੜੀ ਕੋਈ ਨਹੀਂ ਜਿਹੜੀ ਜੱਟ ਦੇ ਮੇਚ ਆਊ. ਲੱਗਦਾ ਕੋਈ ਪ੍ਰਾਹੁਣੀ ਆਊ. ਮੁੰਡਾ ਪੱਟ ਸੁੱਟਿਆ, ਪੱਟ ਸੁੱਟਿਆ ਨੀ ਤੇਰੇ ਗੋਰੇ ਰੰਗ ਨੇ, ਗੱਲਾਂ ਵਿੱਚ ਟੋਏ ਤੇਰੇ ਅੱਤ ਗੋਰੀਏ, ਕਰਤਾ ਸ਼ੁਦਾਈ ਮੁੰਡਾ ਤੇਰੀ ਸੰਗ ਨੇ. ਅੱਲੜੇ ਸ਼ੁਕੀਨ ਮੁੰਡਾ ਪੱਟ ਸੁੱਟਿਆ, ਪੱਟ ਸੁੱਟਿਆ ਨੀ ਤੇਰੇ ਗੋਰੇ ਰੰਗ ਨੇ, ਅੱਲੜੇ ਸ਼ੁਕੀਨ ਮੁੰਡਾ ਪੱਟ ਸੁੱਟਿਆ. ਕਰ ਲਓ ਵਿਆਹ ਦੀ ਤਿਆਰੀ.